ਵਾਹਿਗੁਰੂ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਬਹੁਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਕਰਨ ਕਾਰਨ ਪ੍ਰਭ ਏਕ ਹੈ ਉਸ ਇੱਕ ਦੀ ਥੋੜਾ ਚਿਰ ਸਿਫਤ ਗਾਈਏ ਮਨ ਕਰਕੇ ਹਾਜ਼ਰ ਹੋ ਕੇ ਹਰ ਵੇਲੇ ਉਹਨੂੰ ਹਾਜ਼ਰ ਸਮਝਣ ਦੀ ਜਾਚ ਸਿੱਖੀਏ ਇਹ ਪ੍ਰੈਕਟਿਸ ਕਰੀਏ ਗੁਰੂ ਜੀ ਦੀ ਹਜ਼ੂਰੀ ਚ ਬਹਿ ਕੇ ਗੁਰਬਾਣੀ ਪੜ੍ਹ ਕੇ ਜਿਵੇਂ ਇੱਥੇ ਗਾਉਂਦੇ ਹਾਂ ਇੱਥੇ ਬੋਲਦੇ ਹਾਂ ਇੱਥੇ ਮਹਿਸੂਸ ਹੁੰਦਾ ਕਦੀ ਕਦੀ ਸਦਾ ਹਰ ਵੇਲੇ ਹਰ ਸਮੇਂ ਹਰ ਜਗ੍ਹਾ ਮਨ ਸਾਡਾ ਮਹਿਸੂਸ ਕਰੇ ਤੇ ਆਨੰਦ ਚ ਰਹੇ ਪ੍ਰਭ ਡੋਰੀ ਹਾਥ ਤੁਮਾਰੇ ਤਾਰੇ तुम्हारा दोरी हाथ अछूत ना आवे हम बारक तो शरणाई प्रभु आपे पैज रखाई प्रभु आपे पैज रखाई मेरा माता पिता हर राया कर कृपा व्रत पालन लावा करी तेरा कराया जी जंतु तेरे भरे प्रभ डोरी हाथ तुम्हारे नानक दास तेरी शरणा नानक दास नानक दास तेरी शरणा प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे डोरी प्रभ तेरे थारे डोरी हाथ तुम्हारे सब डोरी हाथ तुम्हारे डोरी हाथ तुम्हारे तुम्हारे

ਫਿਰ ਉਹ ਕਹਿੰਦੇ ਨੇ ਵੀ ਰਾਣਾ ਰਾਓ ਨਾ ਟੋਰ ਹੈ ਇੱਥੇ ਰਿਹਾ ਵੀ ਕਿਹੜਾ ਫਿਰ ਜੇ ਤੂੰ ਨਹੀਂ ਜਲਦੀ ਚੱਲਿਆ ਤੇ ਹੌਸਲਾ ਵੀ ਰੱਖ ਫਿਰ ਹੁਣ ਜੇ 60 ਦਾ ਹੀ ਚੱਲਿਆ ਨਹੀਂ ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰ ਸਕਿਆ 40 ਦਾ ਹੀ ਚੱਲਿਆ ਉਹ 20 ਦਾ ਹੀ ਚੱਲਿਆ ਇੱਥੇ ਫਿਰ ਧੀਰਜ ਵੀ ਦਿੰਦੇ ਆ ਜਿੱਥੇ ਜਿੱਥੇ ਇੱਥੇ ਮਾਈਂਡ ਵੀ ਸਾਡਾ ਸੈੱਟ ਕਰਦੇ ਆ ਜਦੋਂ ਫਿਰ ਇਦਾਂ ਦਾ ਬਚਨ ਇਦਾਂ ਦੇ ਬਚਨ ਨਹੀਂ ਪੜ੍ਹਦੇ ਤੂੰ ਰਾਮ ਨਾਮ ਜਪ ਸੋਏ ਸ਼ਬਦ ਸੁਣਿਓ ਜਰਾ ਇਦਾਂ ਦੇ ਸ਼ਬਦ ਫਿਰ ਸਾਨੂੰ ਸਮਝਾ ਕੇ ਉਹ ਭਾਈ ਜੇ ਨਹੀਂ ਹੋ ਸਕਿਆ ਪੂਰਾ ਤੇ ਆਪਣੇ ਆਪ ਨੂੰ ਸ਼ਾਂਤ ਵੀ ਰੱਖ ਆਪਣੇ ਆਪ ਨੂੰ ਸਹਿਜ ਵਿੱਚ ਵੀ ਰੱਖ ਜੇ ਨਹੀਂ ਕੁਝ ਹੋ ਸਕਿਆ ਤੇ ਕਾਲਾ ਵੀ ਨਾ ਪਏ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰ ਜ਼ੋਰ ਲਾ ਪੂਰਾ ਵੀ ਸਿਸਟਮ ਠੀਕ ਹੋਵੇ ਜ਼ਿੰਦਗੀ ਦੇ ਵਿੱਚ ਦਰਖਤ ਲਾ ਦੇ ਬੱਚਿਆਂ ਨੂੰ ਪੜ੍ਹਾ ਵਿਕਾਸ ਹੋਵੇ ਦਿਮਾਗ ਦਾ ਜਿੰਨਾ ਸਮਾਜ ਸੋਹਣਾ ਬਣਾ ਸਕਦਾ ਹੈ ਬਣਾ ਪਰ ਜੇ ਕਿਤੇ ਫਿਰ ਵੀ ਪ੍ਰੋਬਲਮ ਰਹਿ ਗਈ ਤਾਂ ਵੀ ਤੂੰ ਧੀਰਜ ਵਿੱਚ ਰਹੀ ਸਹਿਜ ਵਿੱਚ ਰਹੀ ਉਹਦੇ ਨਿਯਮਾਂ ਨੂੰ ਸਮਝ ਕੇ ਲੋ ਸੁਣੋ ਅੱਗੇ ਆ ਇਦਾਂ ਦੇ ਸ਼ਬਦ ਜਦੋਂ ਫਿਰ ਗੁਰੂ ਸਾਹਿਬ ਸਮਝਾਉਂਦੇ ਆ ਦੇਖੋ ਤੂੰ ਰਾਮ ਨਾਮ ਜਪ ਸੋਈ ਰੇ ਬਾਰੇ ਤੋਹਿ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਤੋਹਿ ਕਰੀ ਨਾ ਰੱਖੇ ਹਰੀ ਨਾ ਰੱਖੇ ਕੋਈ ਜਬ ਲਾਗੂ ਤੇਲ ਦੀਵੇ ਮੁਖ ਬਾਤੀ ਤਬ ਸੂਝੇ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਸੁਨਾ ਮੰਦਰ ਹੋਈ ਤੂੰ ਰਾਮ ਨਾਮ ਜਪ ਸੋਈ ਰੇ ਬਾਰੇ ਤੋਹਿ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਕੋਈ ਤੋਹਿ ਕਰੀ ਨਾ ਰੱਖੇ ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੂਟੇ ਕਾਹੂ ਬਾਤ ਨਾ ਪੂਛੇ ਕਾਟੋ ਕਾਡੋ ਹੋਈ ਕਾਡੋ ਕਾਡੋ ਹੋਈ ਤੂੰ ਰਾਮ ਨਾਮ ਜਪ ਸੋਈ ਰੇ ਬਾਰੇ ਤੋਹਿ ਕਰੀ ਨਾ ਰੱਖੇ ਕੋਈ ਕਰੀ ਨਾ ਰੱਖੇ ਕੋਈ ਤੋਹਿ ਕਰੀ ਨਾ ਰੱਖੇ ਦੇਹੋਰੀ ਬੈਠੀ ਮਾਤਾ ਰੋਵੇ ਖੱਟੀਆਂ ਲੈ ਗਏ ਭਾਈ ਲੱਟ ਛਿਟਕਾਏ ਤੇਰੀ

ਉਦਮ ਕਰੀਏ ਮਿਹਨਤ ਕਰੀਏ ਆਪਣੇ ਆਪ ਜੋਗੇ ਹੋਈਏ ਨਕੰਮੇ ਨਾ ਹੋਈਏ ਵਿਹਲੜ ਨਾ ਹੋਈਏ ਆਲਸੀ ਨਾ ਹੋਈਏ ਹਿੰਮਤੀ ਹੋਈਏ ਉਦਮ ਇਹ ਕਰੀਏ ਗੁਰੂ ਸਾਹਿਬ ਤੋਂ ਇਹ ਜਿਉਣ ਦਾ ਚੱਜ ਸਿੱਖੀਏ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆ ਕੇ ਮੱਥਾ ਟੇਕ ਲਓ ਜੀ ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਵੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਚਾਲਾ ਪਾਇਓ ਭਾਈ ਸਾਰੇ ਗੁਰੂ ਜੀ ਜਾਣਗੇ ਫਿਰ ਜਾਇਓ ਪਹਿਲਾਂ ਨਹੀਂ ਜਾਣਾ ਜੀ ਕਿਸੇ ਨੇ ਸਤਿਗੁਰੂ ਜੀ ਅੱਗੇ ਅੱਗੇ ਫਿਰ ਆਪਾਂ ਮਗਰ ਮਗਰ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਕਰਤਾ ਪਾਇਆ ਸਹਿਜ ਸੇਤੀ ਮਨ ਵਧੀਆ ਵਾਗਾ ਰਾਗ ਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸਭ ਤੋਂ ਕਾਲ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਜੇ ਮਨ ਮੇਰਿਆ ਸਮਾਰ ਹੋ ਹਰਿ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕੀ ਪਾਰੋ ਤਰੀਏ ਤੇਰਾ ਕਾਰਜ ਸਭ ਸੁਧਾਰਨਾ ਸਭ ਨਾ ਮਨਾ ਸਮਰਤ ਸੁਆਮੀ ਸੋ ਕਿਉਂ ਮਨ ਹੋ ਵਿਸਾਰ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਅਜੇ ਸਾਹਿਬ ਆਗਿਆ ਨਾਹੀ ਕਰਦੇ ਰਹਿ ਪਰ ਤਾਂ ਤੇਰੇ ਸਭ ਕੁਛ ਹੈ ਦਿਸਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਟੇ ਸ਼ਬਦ ਕਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹਿ ਸਾਚਾ ਆਪ ਰਾਇਆ ਦਾਰੋ ਸਾਚ ਨਾਮ ਰਾਦਾ ਰਾਜਨ ਪੁੱਤਾਂ ਸਭ ਦਵਾਇਆ ਹਰ ਚਾਂਦ ਸੁਖ ਮਾਨਿਆ ਵਸਿਆ ਜਿਨੀ ਚਾਂ ਸਭ ਪੁਜਾਈਆ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੰਤੋਰਾਇਆ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਕਰਮ ਪਾਇਆ ਦੁੱਧ ਜਿਨ ਪੌਸੇ ਨਾ ਮਾਰ ਕੇ ਲਾਗੇ ਅਨੰਤ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਉਤਾ ਕਰਮ ਕਰਵਾਇਆ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਤਾ ਸਾਜਨ ਭਏ ਸਰਸੇ ਪੂਰੇ ਗੁਰ ਦੇ ਸਾਜ ਸੁਣਤੇ ਪਨੀਰ ਕਹਤੇ ਪਲ ਸਤਿਗੁਰ ਰਹਿਆ ਭਰਪੂਰੇ ਪਵਣ ਗੁਰੂ ਬਾਣੀ ਪਿਤਾ ਮਾਤਾ ਸਰਤ ਮਹੱਤ ਦਿਵਸ ਰਾਤ ਹੋਏ ਦਾਈ ਗਾਇਆ ਕਿਲੇ ਸਾਜਲ ਜਗਤ ਗਿਆਈਆ ਪੁਰਿਆਈਆ ਬਾਜੇ ਧਰਮ ਹਦੂ ਪਰਦੀ ਆਪੋ ਆਪਣੀ ਕੇ ਜਿਹੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਮਾਨਕ ਤੇ ਬੁਕੇ ਉੱਕੇ ਜਿਨੀ ਨਾਮ ਤੇ ਆਇਆ ਬੇਤੀ ਹੈ ਕੱਲ ਜਿੱਥੇ ਦਿਨ ਦਾ ਦੀਵਾਨ ਇੱਥੇ ਭਵਾਨੀਗੜ੍ਹ ਹੋਣਾ ਹੈ ਨਵਾਂ ਸਾਲ ਕੱਲ 31 ਰਾਤ ਹੈ ਪਰਸੋਂ 2018 ਚੜ੍ਹ ਜਾਣਾ ਕੱਲ 12 ਵਜੇ ਤੋਂ ਬਾਅਦ ਕਈਆਂ ਦੇ ਮਨ ਵਿੱਚ ਹੁੰਦਾ ਵੀ ਜਦੋਂ ਨਵਾਂ ਸਾਲ ਚੜ੍ਹੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚੜ੍ਹਾਈ ਤਾਂ ਕਰਕੇ ਗੁਰਦੁਆਰਾ ਪਰਮੇਸ਼ਰ ਦੁਆਰ ਕੱਲ੍ਹ ਰਾਤ ਦਾ ਦੀਵਾਨ ਰੱਖਿਆ ਮੈਂ ਅਨਾਊਂਸ ਇਹ ਤਾਂ ਕਰ ਦਿੱਤਾ ਕਿਉਂਕਿ ਇੰਟਰਨੈਟ ਤੇ ਵੀ ਕਈ ਸੁਣਦੇ ਹੁੰਦੇ ਆ ਉਹ ਆ ਸਕਦੇ ਆ ਪਰਮੇਸ਼ਰ ਦੁਆਰ ਕੱਲ੍ਹ ਤੋਂ ਨਵੇਂ ਸਾਲ ਦਾ ਪ੍ਰੋਗਰਾਮ ਰੱਖਿਆ ਜਾਏਗਾ ਜਿਹੜੇ ਵੀ ਦੂਰ ਨੇੜੇ ਜਿੱਥੇ ਵੀ ਕਿਤੇ ਕੋਈ ਆਉਣਾ ਚਾਹੁੰਦਾ ਹੈ ਉਹ ਕੱਲ੍ਹ ਦੇ ਰਾਤ ਦੇ ਦੀਵਾਨ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰ ਸਕਦੇ ਦੀਵਾਨ ਦਾ ਟਾਈਮ ਰਾਤ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਹੋਏਗਾ 12:30 ਵਜੇ ਸਮਾਪਤੀ ਹੋਏਗੀ 9 ਵਜੇ ਤੋਂ ਲੈ ਕੇ 12:30 ਵਜੇ ਤੱਕ